ਜੋ ਪਿਆਰ ਦੀ ਖਾਤਿਰ ਜਾਨ ਲਗਾ ਦੇ, ਜੋ ਪਿਆਰ ਦੀ ਖਾਤਿਰ ਜਾਨ ਲਗਾ ਦੇ, ਓ ਰੱਬ ਜੈਸਾ ਇਨਸਾਨ ਰੇ, ਰੱਬ ਜੈਸਾ ਇਨਸਾਨ ਰੇ, ਜੀਤੇ ਪਿਆਰ ਦੀ ਬਾਜ਼ੀ ਜੋ, ਜੀਤੇ ਪਿਆਰ ਦੀ ਬਾਜ਼ੀ ਜੋ, ਉਹ ਸੱਚਾ ਸੁਲਤਾਨ ਰੇ, ਉਹ ਸੱਚਾ ਸੁਲਤਾਨ ਰੇ, ਕਿ ਹਾਏ ਰੱਬਾ ਰੌਲਾ ਪੈ ਗਿਆ।